ਪਈਆ ਮਿੱਤਰਾਂ ਦੇ ਜ਼ੋਰ ਨੇ ਨਾਰਾਂ ਦੀ ਗੁਲਾਮੀ ਕਰਦੇ ਉਹ ਬੰਦੇ ਹੋਰ ਨੇ ਉਹ ਹੁਸਨਾਂ ਤੋਂ ਦੂਰ ਕਦੀ ਕੀਤਾ ਨਾ ਗਰੂਰ ਹੁਸਨਾਂ ਤੋਂ ਦੂਰ ਕਦੀ ਕੀਤਾ ਨਾ ਗਰੂਰ ਉਹ ਰੱਖਦੇ ਹੰਕਾਰ ਨੀ ਉਹ ਰੱਖੀ ਖਰੇ ਆ ਨਾ ਯਾਰੀ ਬਲੀਏ ਕਿਣੇ ਚੁਣੇ ਆ ਚੁੰਡੀ ਦੇ ਮੇਰੇ ਯਾਰ ਨੀ ਉਹ ਰੱਖੀ ਖਰੇ ਆ ਨਾ ਯਾਰੀ ਬਲੀਏ ਕਿਣੇ ਚੁਣੇ ਆ ਚੁੰਡੀ ਦੇ ਮੇਰੇ ਯਾਰ ਨੀ ਉਹ ਯਾਰੀਆਂ ਦਾ ਨਸ਼ਾ ਕਿਤੇ ਬੋਤਲਾਂ ਤੋਂ ਭਰੇ ਆ ਖਰੇ ਆ ਨਾ ਯਾਰੀ ਬਲੀਏ।